ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਜਾਣਗੇ ਇਸ਼ਕਾਂ ਦੇ ਅੰਬਰੋਂ ਪਤੰਗ ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ ਪਤੰਗ ਲੁੱਟੇ ਜਾਣਗੇ ਸ਼ੀਸ਼ ਮੈਲ ਮੰਗਦੀ ਨਹੀਂ ਰੰਗ ਲੈ ਜੇ ਕੱਚ ਦਾ ਰੰਗ ਲੈ ਜੇ ਕੱਚ ਕੋਈ ਟੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਖਾਬਾਂ ਦਾ ਮੈਂ ਸੂਹਾ ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ ਪਿਆਰ ਵਾਲਾ ਸਿੱਕਾ ਚੋਲੀ ਪਾਲੇ ਮੁੰਡਿਆ ਪਾਲੇ ਮੁੰਡਿਆ ਭਾਵੇਂ ਖੋਟਾਈ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਮਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਮਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ